ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧੋ ਹੈ ਅੰਧੇ ਕਰਮ ਕਮਾਏ ਸਬਦ ਸਿਉ ਚਿਤ ਨਾ ਲਾਵੈ ਜਿਤ ਸੁਖ ਵਸੈ ਮਨ ਆਏ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧੋ ਹੈ ਅੰਧੇ ਕਰਮ ਕਮਾਏ ਸਬਦ ਸਿਉ ਚਿਤ ਨਾ ਲਾਵਈ ਜਿਤ ਸੁਖ ਵਸੈ ਮਨ ਆਏ ਤਾਮਸ ਲੱਗਾ ਸਦਾ ਫਿਰੈ ਅਹਨਸ ਜਲਤ ਬਿਹਾਏ ਜੋ ਤਿਸ ਭਾਵੈ ਸੋ ਥੀਐ ਕਹਿਣਾ ਕਿਛੁ ਨ ਜਾਏ ਮਹੱਲਾ ਤੀਜਾ ਸਤਿਗੁਰੂ ਫੁਰਮਾਇਆ ਕਾਰੀ ਇਹ ਕਰੇ ਹੋ ਗੁਰੂ ਦੁਆਰਾ ਹੋਏ ਕੈ ਸਾਹਿਬ ਸੰਭਾਲੇ ਹੋ ਸਾਹਿਬ ਸਦਾ ਹਜੂਰ ਹੈ ਪਰ ਮੈਂ ਕੇ ਛੌੜ ਕੱਟ ਕੈ ਅੰਤਰ ਜੋਤ ਤਰੇ ਹੋ ਹਰ ਕਾ ਨਾਮ ਅੰਮ੍ਰਿਤ ਹੈ ਦਾਰੂ ਇਹੋ ਲਾਏ ਹੋ ਸਤਿਗੁਰ ਕਾ ਭਾਣਾ ਚਿੱਤ ਰੱਖੋ ਸੰਜਮ ਸੱਚਾ ਨੇਹੁ ਨਾਨਕ ਅਥੈ ਸੁਖੈ ਅੰਦਰ ਰੱਖਸੀ ਅੱਗੈ ਹਰ ਸੋ ਕੇਲ ਕਰੇਹੁ ਪੌੜੀ ਆਪੇ ਪਾਰ ਅਠਾਰਹ ਬਨਸਪਤ ਆਪੇ ਪਾਰ ਅਠਾਰਹ ਬਨਸਪਤ ਆਪੇ ਹੀ ਫਲ ਲਾਏ ਆਪੇ ਮਾਲੀ ਆਪ ਸਭ ਸੰਚੈ ਆਪੇ ਹੀ ਮੁਹ ਪਾਏ ਆਪੇ ਕਰਤਾ ਆਪੇ ਭੁਗਤਾ ਆਪੇ ਦੇ ਦਿਵਾਏ आपे साहिब आपे है राखा आपे रहे आसमाए जन नानक वडियाई आखे हर करते की जिसन तेल न तमाए आपे साहिब आपे है राखा आपे रहे आसमाए जान नानक वडियाई आखे हर करते की जिसन तेल न तमाए वाहे गुरु जी का खालसा वाहे गुरु जी की फतेह। श्लोक महला तीजा नानक दिन सतगुर भेटे जग अंध है अंधे कर्म कमाए शब्द स्यो चित ना लावई जेत सुख वस मन आए राग दुहागरा दी बार दी पौड़ी पंद्रवी श्लोका नाल